ਪਵਿੱਤਰ ਬਾਈਬਲ ਦਾ ਨਾਂ ਨੇ ਮੱਤੀ ਰਸੂਲ ਦੀ ਅੰਜੀਲ ਦਾ ਪਹਿਲਾ ਇਸ ਤਰ੍ਹਾਂ ਹੈ। ਉਹ ਦਾਊਦ ਦੇ ਭਰਾਵਾਂ ਦਾ ਪਿਤਾ ਸੀ। ਸੁਲੇਮਾਨ ਦੀ ਮਾਂ ਪਹਿਲਾਂ ਉਰੀਆ ਦੀ ਪਤਨੀ ਸੀ। ਯੋਸ਼ੀਆ ਯਕਾਨ ਦਾ ਅਤੇ ਉਸਦੇ ਭਰਾਵਾਂ ਦਾ ਪਿਤਾ ਸੀ। ਇਹਨਾਂ ਦੇ ਸਮੇਂ ਇਸਰਾਇਲ ਨੂੰ ਬੰਦੀ ਬਣਾ ਕੇ ਬਾਬਲ ਵਿੱਚ ਲੈ ਜਾਇਆ ਗਿਆ ਸੀ। ਜਾਣ ਪਿੱਛੋਂ ਯਕਾਨ ਨੂੰ ਸਾਲਤੀਏਲ ਦਾ ਜਰੂਬਾਬਲ ਦਾ ਜਰੂਬਾਬਲ ਅਬੀਹੂਦ ਦਾ ਅਬੀਹੂਦ ਇਲਯਾਕੀਮ ਦਾ ਅਤੇ ਇਲਯਾਕੀਮ ਅਜ਼ੋਰ ਦਾ ਪਿਤਾ ਸੀ। ਮਰੀਅਮ ਨੇ ਆਪਣੇ ਆਪ ਨੂੰ ਪਵਿੱਤਰ ਆਤਮਾ ਦੁਆਰਾ